ਹੁਆ ਜਨ ਚਣੋ ਨਾ ਹਟੂ ਕਿਸੇ ਮੁੱਲ ਤੇ ਆ ਉਹਦੀ ਅੜ ਗਈ ਗਰਾਰੀ ਪੱਟ ਬੁੱਲ ਤੇ ਆ ਹੁਆ ਜਨ ਚਣੋ ਨਾ ਹਟੂ ਕਿਸੇ ਮੁੱਲ ਤੇ ਆ ਉਹਦੀ ਅੜ ਗਈ ਗਰਾਰੀ ਪੱਟ ਬੁੱਲ ਤੇ ਆ ਉਹ ਕਹਿੰਦੀ ਨੱਚਣਾ ਨੱਚਣਾ ਨੱਚਣਾ ਮੈਂ ਅੱਜ ਨਹੀਂ ਉਹ ਹਟਣਾ ਤੂੰ ਅੱਤ ਹੈ ਗਰਾਈ ਵਲੀ ਰੁਕਿਆ ਰੁਕਿਆ JSL, baby.